ਤੂੰ ਵਿਆਹ ਤੋਂ ਪਹਿਲਾਂ ਹੋਰ ਸੀ ਵੇ ਹੋਰ ਹੋ ਗਿਆ ਸਿੱਧਾ ਕਿਉਂ ਨੀ ਕਹਿੰਦਾ ਮੈਂ ਤੂੰ ਬੋਰ ਹੋ ਗਿਆ ਤੂੰ ਵਿਆਹ ਤੋਂ ਪਹਿਲਾਂ ਹੋਰ ਸੀ ਵੇ ਹੋਰ ਹੋ ਗਿਆ ਸਿੱਧਾ ਕਿਉਂ ਨੀ ਕਹਿੰਦਾ ਮੈਂ ਤੂੰ ਬੋਰ ਹੋ ਗਿਆ ਹੁਣ ਕਿਤੇ ਤੈਨੂੰ ਖਾਬ ਲੱਗਿਆ ਬਿਨਾਂ ਲਵੇ ਉਹ ਕਹੇ ਤੂੰ ਲੱਗੇ ਸੌਣ ਤੈਨੂੰ ਮੈਂ तेरी भी ता कोड़ी कोड़ी टॉक हो गई अच्छा? मैनू कहनी है नी चेंज आप हो गई तेरी भी ता कोड़ी कोड़ी टॉक हो गई मैनू कहनी है नी चेंज आप हो गई हो तेरी हां च मिलाई का दी हां मैनू इजी लैन लग गई तू ता नी खर तैनू मैं दसा मैं तेरे उच्चे उच्चे नखरे चका नी खर तैनू मैं दसा ओ मैनू ता नी माड़ा कहंदी तेरी मां नी खर तैनू मैं दसा मैं तेरे उच्चे उच्चे नखरे चका निखर तेनू मैं दसा निखर तेनू मैं दसा खड़ जा मैं दसती हूँ शरीफ कदे कदे बदमाश बन जाना आप डेली चेक करे मेरा फोन जे मैं मंगा लग नखरे दिखाने खर तैनू मैं दसा आजा फिर चल मैं तेरे उच्चे उच्चे नखरे चकाने खर तैनू मैं दसा ओ चली मम्मी नु शिकायत तेरी लाण खर तैनू मैं दसा मैनू तां वी माड़ा कहंदी तेरी मां खर तैनू मैं दसा तू है ही माड़ा ਮਿਸਟੇਕ ਹੋ ਜੇ ਮੁੱਕਰ ਜਾਨੀ ਐ ਗੁੱਸੇ ਹੋ ਕੇ ਗੱਡੀ ਵਿੱਚੋਂ ਉਤਰ ਜਾਨੀ ਐ ਮੈਂ ਗਲਤੀ ਨਾ ਗਲਤੀ ਜੇ ਕਰ ਦਿਆਂ ਚੜ ਫਿਰ ਮੇਰੇ ਸਿਰ ਉੱਪਰ ਜਾਨੀ ਐ ਕਪਤਾਨ ਚੇਂਜ ਹੋ ਗਈ ਤੇਰੀ ਟੋਨ ਆਪ ਗੋਰਾ ਮੈਨੂੰ ਅੱਖ ਪਰਾਉਣ ਤੈਨੂੰ ਮੈਂ ਦੱਸਾਂ ਹੁਣ ਮੈਨੂੰ ਪੁੱਛਦਾ ਤੂੰ ਕੌਣ ਖੜ ਤੈਨੂੰ ਮੈਂ ਦੱਸਾਂ ਉਹ ਚੱਲੀ ਮੰਮੀ ਨੂੰ ਸ਼ਿਕਾਇਤ ਤੇਰੀ ਲਾਣ ਖੜ ਖੜ ਜਾ ਤੈਨੂੰ ਮੈਂ ਦੱਸਦੀ ਹਾਂ ਜਾਣਦਾ ਨੀ ਮੈਨੂੰ ਸਿਰਫ